ਸਹਿੰਦਾ ਏ ਜੇ ਲੱਗ ਤੇਰਾ ਹਿਲਦਾ ਰਹਿੰਦਾ ਏ ਜ਼ੁਲਫਾਂ ਜਦ ਤੇਰੀ ਉੜਦੀ ਏ ਚੈਨ ਸਾਡੇ ਦਿਲ ਦਾ ਨੱਚਦਾ ਏ ਤੇਰੇ ਨਖਰੇ ਸਹਿੰਦਾ ਏ ਜੇ ਲੱਗ ਤੇਰਾ ਹਿਲਦਾ ਰਹਿੰਦਾ ਏ ਜ਼ੁਲਫਾਂ ਜਦ ਤੇਰੀ ਉੜਦੀ ਏ ਚੈਨ ਸਾਡੇ ਦਿਲ ਦਾ ਨੱਚਦਾ ਏ ਖਬਰ ਤੈਨੂੰ ਕੋਈ ਨਾ ਸਾਡੇ ਦਿਲ ਦਾ ਤੂੰ ਨਸ਼ਾ ਹੈ ਹਰ ਦਫਾ ਹੈ Baby, I've been falling for you Ye jo teri yaad hai Marhaba hai, yaad hai Sab tera hai Cause baby, I've been falling for you You make me wanna burn down jello Single ki ban ja rani De de bas yehi nishani Tainu main pyar karan jo Duniya to baar Tere nakre ye senda hai Je lak tera hilda rehnda hai Zulfaan jad teri udhdi hai Chain saade dil da nachda hai Tere nakre ye senda hai Je lak tera hilda rehnda hai Zulfaan jad teri ਸਾਡੇ ਦਿਲ ਦਾ ਨੱਚਦਾ ਏ ਖਬਰ ਤੈਨੂੰ ਕੋਈ ਨਾ ਸਾਡੇ ਦਿਲ ਦਾ ਤੂੰ ਨਸ਼ਾ ਹੈ ਹਰ ਦਫਾ ਹੈ Baby I've been falling for you ਯੇ ਜੋ ਤੇਰੀ ਅਦਾ ਹੈ ਮਰਹਬਾ